ਬੂਟੀ ਛੂਟੀ ਪੰਜਾਬੀ ਵਿੱਚ ਟੂ ਟੂ ਟੂ ਟੂ ਟੂ ਟੂ ਟੂ ਟੂ ਟੂ ਟੂ ਇੰਗਲਿਸ਼ ਮੈਂ ਕਹਿੰਦੇ ਬੂਟੀ ਛੂਟੀ ਪੰਜਾਬੀ ਵਿੱਚ ਟੂ ਟੂ ਟੂ ਟੂ ਟੂ ਟੂ ਟੂ Everybody does it, and you can do it too.